Dhamma, जी का कवित है। ये उन्होंने जो श्रेष्ठ चीजा हैं, जो श्रेणी विच जो कोई श्रेष्ठ है, वो बारे व्याख्या की है। जैसे सर सरता मैं सकल मैं समुद्र बड़ो, जिस तरह के नदियां दे विचों नालियां दे विचों सब तो वड्डा समुद्र है, जिस तरह के समुद्र सब तो वड्डा है। मेर में सुमेर बड़ो, पर्वतां दे विच्चों सुमेर पर्वत सब तो वड्डा है। जगत बखान है, जगत नू संसार नू पता है। तरवर बिखे जैसे चंदन बिरख बड़ो, सारी वनस्पति दे विच्चों सारे दरख्तां दे विच्चों जो सर्वश्रेष्ठ है वो चंदन है। चंदन सिरमोर है। तांत में कनिक अत उत्तम के मान, तांतां दे विच्चों सोना जेड़ा है इसनू उत्तम मन्या गया। पंछियन में हंस, पंछियां दे विच्चों हंस मृ ਰਿਗਰਾਜ ਮੈਂ ਸਾਰਦੂਲ ਜੰਗਲ ਦੇ ਜਾਨਵਰਾਂ ਦੇ ਵਿੱਚੋਂ ਸ਼ੇਰ ਸਾਰਦੂਲ ਸ਼ੇਰ ਨੂੰ ਕਹਿੰਦੇ ਨੇ ਮਿਰਗਰਾਜ ਮੈਂ ਸਾਰਦੂਲ ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ ਤੇ ਰਾਗਾਂ ਵਿੱਚੋਂ ਸ਼੍ਰੀ ਰਾਗ ਜਿਹੜਾ ਇਹ ਪਾਰਸ ਰੂਪ ਹੈ ਤੇ ਪਾਰਸ ਕਹਿੰਦੇ ਨੇ ਕਿ ਜਿਹਨੂੰ ਉਹ ਟੱਚ ਕਰੇ ਉਹਨੂੰ ਉਹ ਜਿਹਾ ਰੂਪ ਦੇ ਦਿੰਦਾ ਉਹਨੂੰ ਸੋਨਾ ਬਣਾ ਦਿੰਦਾ ਹੈ ਇਹ ਪਾਰਸ ਗੁਰਸਿੱਖ ਦਾ ਵਰਣਨ ਕੀਤਾ ਹੈ ਪਾਰਸ ਕਿਸੇ ਤਾਂਤ ਦਾ ਕਿਸੇ ਉਹ ਪੱਥਰ ਦਾ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਉਹ ਪੱਥਰ ਕਿਸੇ ਧਾਤੂ ਨੂੰ ਛੋਵੇ ਤੇ ਉਹ ਸੋਨਾ ਜ਼ਰੂਰ ਬਣ ਜਾਂਦੀ ਹੈ ਪਰ ਉਹ ਸੋਨਾ ਬਣਿਆ ਹੋਇਆ ਅੱਗੋਂ ਕਿਸੇ ਧਾਤ ਨੂੰ ਤੁਸੀਂ ਛੁਆਓ ਉਹਨੂੰ ਸੋਨਾ ਬਣਾਉਣ ਦੇ ਕਾਬਲ ਨਹੀਂ ਹੁੰਦਾ ਉਹ ਲੇਕਿਨ ਗੁਰੂ ਦੀ ਬਾਣੀ ਗੁਰੂ ਦੀ ਵਿੱਦਿਆ ਗੁਰੂ ਦੀ ਰਾਗ ਵਿੱਦਿਆ ਐਸੀ ਹੈ ਜਿਹੜੀ ਸਿੱਖ ਨੂੰ ਸੋਨਾ ਬਣਾ ਦਿੰਦੀ ਹੈ ਤੇ ਉਹ ਸੋਨਾ ਉਹ ਬਣਿਆ ਹੋਇਆ ਸੋਨਾ ਅੱਗੋਂ ਕਈਆਂ ਨੂੰ ਸੋਨਾ ਬਣਾਉਣ ਦੇ ਕਾਬਲ ਹੋ ਜਾਂਦਾ ਹੈ ਬਣਾ ਸਕਦਾ ਉਹ ਚ ਸਮਰੱਥ ਹੈ ਅਖੀਰ ਦੀ ਪੰਕਤੀ ਵਿੱਚ ਕਹਿੰਦੇ ਨੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਭ ਸ੍ਰੇਸ਼ਟ ਗਿਆਨਾਂ ਚੋਂ ਗਿਆਨ ਤੇ ਧਿਆਨਾਂ ਦੇ ਵਿੱਚੋਂ ਧਿਆਨ ਜਿਹੜਾ ਵੱਡਾ ਹੈ ਉਹ ਗੁਰੂ ਦਾ ਧਿਆਨ ਹੈ ਤੇ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਗ੍ਰਿਸਤ ਦਾ ਮਾਰਗ ਜਿਹੜਾ ਨਾ ਗ੍ਰਿਸਤ ਮਾਰਗ ਸੁਹੇਲਾ ਸਾਨੂੰ ਦੱਸਿਆ ਹੈ ਜਿਹਦੇ ਸਾਰਾ ਕੁਛ ਹੀ ਆ ਜਾਂਦਾ ਸੋ ਇਹਦਾ ਸਾਰਾ ਇੱਕ ਕੇਂਦਰੀ ਭਾਵ ਸੀ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਸੋ ਅਗਲੀ ਪੰਕਤੀ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਗਿਆਨਨ ਰਾਗ ਪਖਾਨ ਹੈ ਰਗਨ ਮੈਂ ਸ਼੍ਰੀ ਰਾਗ ਸ਼੍ਰੀ ਰਾਗ ਰਗਨ ਮੈਂ ਸ਼੍ਰੀ ਰਾਗ ਪਖਾਨ ਸੁਪਖਾਨ pa ma da ma ma pa ma ma da ma da ma ma pa ma ma pa ma ma ma ma re ga re ba re ga re ba pa ma re ga re sa ra ga ni ma si ri ga da ma si pa kha pa ma da ma ma ga re sa pa ma da ma ma ga re sa da re ga ga re sa ni da re ni da re ni da re ba re pa kha sa re ba ba da ba ba ni da re da ni da ga re da ni da re ni da ba ba ba da da ba ba ba re ga re da ba ba re sa ba re pa kha ba ga ni ma si ri ra ba re sa pa kha re Ah श्री राघवान Yeah.